ਸਾਹਾਂ ਚ ਵੀ ਤੂੰ, ਮੇਰੇ ਰਾਹਾਂ ਚ ਵੀ ਤੂੰ, ਜਿਹੜੇ ਅੱਜ ਤੱਕ ਕੀਤੇ ਮੈਂ ਗੁਨਾਹਾਂ ਚ ਵੀ ਤੂੰ, ਤੇਰੇ ਮੂਹਰੇ ਆ ਕੇ ਦਿਲ ਹੋ ਜਾਂਦਾ ਮਜਬੂਰ ਵੇ, ਉਹ ਦਿਲ ਟੁੱਟ ਜਾਣਾ ਏ, ਸਾਹ ਮੁੱਕ ਜਾਣਾ ਏ, ਮੈਥੋਂ ਇੱਕ ਪਲ ਵੀ ਨਾ ਯਾਰਾ ਤੂੰ ਵੀ ਦੂਰ ਵੇ, ਦਿਲ ਟੁੱਟ ਜਾਣਾ ਏ, ਸਾਹ ਮੁੱਕ ਜਾਣਾ ਏ, ਮੈਥੋਂ ਇੱਕ ਪਲ ਵੀ ਨਾ ਯਾਰਾ ਤੂੰ ਵੀ ਦੂਰ ਵੇ, ਦੇ ਮੋਤੀ ਯਾਰਾ ਸਾਹਾਂ ਚ ਸਜਾਏ ਵੇ, ਜਿੱਥੋਂ ਵੀ ਤੂੰ ਆਉਣਾ ਉੱਥੇ ਨੈਣ ਨੇ ਵਿਛਾਏ ਵੇ, ਇੱਕ ਤੂੰ ਵੀ ਐਵੇਂ ਸੱਕਾ ਤੂੰ ਹੀ ਖੁਦਾ ਤੂੰ ਹੀ ਮੱਕਾ, ਇੱਕ ਤੂੰ ਵੀ ਐਵੇਂ ਸੱਕਾ ਤੂੰ ਹੀ ਖੁਦਾ ਤੂੰ ਹੀ ਮੱਕਾ, ਤੈਨੂੰ ਮੰਨਿਆ ਏ ਰੱਬ ਤੂੰ ਮੇਰਾ ਏ ਹਜ਼ੂਰ, ਮੈਥੋਂ ਇੱਕ ਪਲ ਵੀ ਨਾ ਯਾਰਾ ਤੂੰ ਵੀ ਦੂਰ ਵੇ, ਦਿਲ ਟੁੱਟ ਜਾਣਾ ਏ, ਸਾਹ ਮੁੱਕ ਜਾਣਾ ਏ, ਮੈਥੋਂ ਇੱਕ ਪਲ ਵੀ ਨਾ ਯਾਰਾ ਤੂੰ ਵੀ ਦੂਰ ਵੇ, ਜਾਗ ਜਾਗ ਕੱਟਦੀ ਤੈਨੂੰ ਨਾ ਪਣਕ ਯਾਰਾ ਦਿਲ ਵਾਲੀ ਸੱਟਦੀ, ਤੂੰ ਏ ਜਾਨ ਤੋਂ ਪਿਆਰਾ ਇੱਕੋ ਤੇਰਾ ਏ ਸਹਾਰਾ, ਤੂੰ ਏ ਜਾਨ ਤੋਂ ਪਿਆਰਾ ਇੱਕੋ ਤੇਰਾ ਏ ਸਹਾਰਾ, ਤੇਰੇ ਬਿਨਾਂ ਨਹੀਂ ਗੁਜ਼ਾਰਾ, ਦੇਖੀ ਹੋ ਨਾ ਜਾਵੀਂ ਦੂਰ ਵੇ, ਦਿਲ ਟੁੱਟ ਜਾਣਾ ਏ, ਸਾਹ ਮੁੱਕ ਜਾਣਾ ਏ, ਮੈਥੋਂ ਇੱਕ ਪਲ ਵੀ ਨਾ ਯਾਰਾ ਤੂੰ ਵੀ ਦੂਰ ਵੇ, ਦਿਲ ਟੁੱਟ ਜਾਣਾ ਏ, ਸਾਹ ਮੁੱਕ ਜਾਣਾ ਏ, ਮੈਥੋਂ ਇੱਕ